ਆਈ ਹਾਂ ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲੀ ਟਾਣੀ ਦਾ ਜਿੱਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲੀ ਟਾਣੀ ਦਾ ਜਿੱਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ ਜਿੱਥੇ ਹੱਸੇ ਖੇਡੇ ਜਿੱਥੇ ਹੱਸੇ ਖੇਡੇ ਕਦੇ ਕਦੇ ਅਸੀਂ ਲੜਦੇ ਸੀ ਮੈਂ ਫਿਰ ਦੁਬਾਰਾ ਉਹੀ ਜ਼ਿੰਦਗੀ ਜੀਣੀ ਹੈ ਮੈਨੂੰ ਇੱਕ ਦਿਨ ਦੇ ਲਈ Jai Hans bada chete auna kamra beer bar de varga si si bada befikra baili yaar darar de varga si bada chete auna kamra beer bar de varga si si bada befikra baili yaar darar de varga si har lo petti puri aaj botal nal sarna Jai Hans.